ਨਾ ਪੈਂਦਾ ਦੋਹਾਂ ਚ ਫਰਕ ਐ ਨਾ ਪੈ ਗਿਆ ਪੈਂਦਾ ਪੈਂਦਾ ਦੋਹਾਂ ਚ ਫਰਕ ਐ ਨਾ ਪੈ ਗਿਆ ਤੂੰ ਮੇਰੇ ਦਿਲੋਂ ਲੈ ਤਸਵੀਰ ਵਿੱਚੋਂ ਨੇਕ ਬਰੰਗ ਜਨ ਨਿਕਲੀ ਸਰੀਰ ਵਿੱਚੋਂ ਦੁੱਖ ਸੀ ਪਹਾੜ ਜਿੰਨਾ ਮੈਂ ਚੁੱਪ ਕੀਤੇ ਸਹਿ ਗਿਆ ਉਹ ਦੁੱਖ ਸੀ ਪਹਾੜ ਜਿੰਨਾ